ਅੱਖਾਂ ਮੇਰੀਆਂ ਬੁੱਕ ਬੁੱਕ ਰੋਈਆਂ ਸਾਦਕ ਸਜਣਾ ਕਸਮ ਖੁਦਾ ਦੀ ਸਾਨੂੰ ਹੱਸਿਆ ਮੁੱਦਤਾਂ ਹੋਈਆਂ ਰੋਂਦੇ ਨੇ ਮੇਰੇ ਨੈਣ ਮਾਇਆ ਵੇ ਬੜੀ ਦੇਰ ਹੋ ਗਈ ਰੋਂਦੇ ਨੇ ਮੇਰੇ ਨੈਣ ਮਾਇਆ ਵੇ ਬੜੀ ਦੇਰ ਹੋ ਗਈ ਨਵਾਂ ਪਿਆਰ ਲੱਭਾ ਤੇ ਪੁਰਾਣੇ ਨੂੰ ਭੁਲਾ ਲਿਆ ਵੇ ਦੱਸ ਕਿਹੜੀ ਔਤਰੀ ਨੇ ਗੱਲੀ ਤੈਨੂੰ ਲਾ ਲਿਆ ਵੇ ਰੋਂਦੇ ਨੇ ਮੇਰੇ ਨੈਣ ਮਾਇਆ ਵੇ ਬੜੀ ਦੇਰ ਹੋ ਗਈ ਚੈਨ ਮਾਇਆ ਵੇ ਬੜੀ ਦੇਰ ਹੋ ਗਈ ਤੂੰ ਖੋਲਿਆ ਦਿਲ ਦਾ ਚੈਨ ਮਾਇਆ ਵੇ ਬੜੀ ਦੇਰ ਹੋ ਗਈ ਤੇ ਮਾਇਆ ਮਾਇਆ ਵੇ ਬੜੀ ਦੇਰ ਹੋ ਗਈ ਮਾਇਆ ਵੇ ਬੜੀ ਦੇਰ ਹੋ ਗਈ।